சத்நாம ஸ்ரீ வாஹே குரு சாஹிப் ஜி. ஸ்லோக மர்தானா பஹலா கால கலவாலி காம மத மனுவா பீவனஹார க்ரோத கடோரி மோஹெ பரி பீலாவா அஹங்கார கால கலவாலி காம மத மனுவா பீவனஹார க்ரோத கடோரி மோஹெ பரி பீலாவா அஹங்கார மஜலச கூட லபகி பீ பீ ஹோய குவார கரணி லாஹண சத் கோட சச்ச சராகர சார குணமண்டகார சீலக்கயோ சரம மாசு ஆஹார குருமுக பைய நானகா காத்த ஜாஹே விகார மர்தானா பஹலா காயா லாஹண ஆப மத மஜலச த்ரிஸ்னா தாத மனசா கடோரி கூட பரி பீலாய ஜமகால ஏத மத பித்த நானகா பஹுதே கட்டியஹ விகார ஞான கோட சாலாஹ மண்டே பௌமாஸ் ஆஹார ந ਨਾਨਕ ਇਹੋ ਪੂਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਓ ਮੇਲਾਪ ਹੋਏ ਲੇਵ ਕਟੋਰੀ ਅੰਮ੍ਰਿਤ ਭਰੀ ਹੈ ਬਿਕਾਰ ਪੌੜੀ ਆਪੇ ਸੁਰ ਨਾਰ ਗਣ ਗੰਧਰਬਾਰ ਆਪੇ ਖੱਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰ ਬਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਣਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਰਾਗ ਬਿਹਾਗੜੇ ਦੀ ਵਾਰ ਦੀ ਬਾਰਵੀਂ ਪੌੜੀ ਸਲੋਕਾਂ ਨਾਲ